बिस्किट्स, कुकीज, जीरा पफ, केक रस, देसी की वे आटे वाले बिस्किट्स, पफ्स, केक्स, कपकेक्स, वेजिटेरियन आइटम्स, एगलेस केक्स, पेस्ट्रीज, कुलचे, बन ते हो भी बहुत कुछ। नाले न्यूजीलैंड बटर ते फ्रेश क्रीम यूज कर देने। क्वालिटी बेक्ड गुड्स, अफोर्डेबल प्राइसेस। पल्ला फ्रेश बेक हाउस, 11 रंगी टोटो रोड, पापा टोयटोए। फॉर मोर इन्फॉर्मेशन कॉल 09278 1774। मेरे पार बंगला पवा दे हानिया। बड़े गाने शाने गाए जा रहे ने, की गल है? मैं गाने भी ना गावा, सोने घर दा सपना भी ते पूरा होएगा ही कदे। सपना पूरा होन दा टाइम आ गया है, आ वेख अपने सपनिया दा संसार। हाय किन्ना सोना कर। ए सारा कमाल है हार्विज रियल स्टेट दी सुपरस्टार टीम दा। ओ थोड़ी जरूरता दे अनुसार थोनू वाजिब कीमता ते नवे घर लै भी दिंदे ने ते पुराने बिकवा भी दिंदे ने चंगियां कीमता ते। मेनू भी एदा दा ही कर लेके दो। चल मैं तेनू लेके चलदा हां हार्विज दे रिक्की सिंह एंड टीम कोल, उन्ना दे 145 ग्रेट साउथ रोड, पापा टोयटोए ऑफिस विच। कॉल करो 09215-4969 ते वेबसाइट ले लॉगिन करो www.harvispapatoyotoy.co.nz। जे इजीली जाना चाहुंदे हो टूर ते बाहर, जे मनी ट्रांसफर भी करवानी है मेरे यार, एयर टिकट्स ली जे तुसी यो काले, ट्रैवल इंश्योरेंस ते भी ए मशहूर ने वाले। ए थानू एयर टिकट्स, टूर पैकेजेस, ट्रैवल इंश्योरेंस, मनी ट्रांसफर, इंडो कैनेडियन बस टिकट्स वर्गियां सेवावां प्रदान करदे ने। इंडो किवी ट्रैवल ब्रोकर्स, 158 कोलमार रोड, पापा टॉय, जस्ट फ्रेश सुपरमार्केट दे अंदर, नियर दशमेश दरबार, गुरुकर। तुसी कॉल कर सकते हो नेशन वाइड टोल फ्री नंबर ते 0800-0303-93। बिना प्रचार कादा कारोबार, अपने बिजनेस नु ग्रो करदे देखना चाहंदे हो ता एदे बारे लोकां नु दसो भी। रेडियो स्पाइस लेके आया है एडवर्टाइजमेंट्स दे स्पेशल रेट्स ता जो तुहाडा कारोबार फड़े रफ्तार। कॉल 09390067 और 0210279543। ਸਾਈਕਲ ਦੇ ਡੰਡੇ ਤੇ ਤੌਲੀਆ ਬੰਨ੍ਹ ਕੇ ਅੱਗੇ ਬਿਠਾਉਂਦਾ ਸੀ ਤੇ ਬਾਜ਼ਾਰ ਲਿਜਾ ਕੇ ਮੂੰਹੋਂ ਮੰਗੀਆਂ ਚੀਚੀਆਂ ਖਵਾਉਂਦਾ ਸੀ। ਜਦ ਖੇਤ ਜਾਂਦਾ ਸੀ ਤਦ ਵੀ ਆਪਣੇ ਨਾਲ ਰੱਖਦਾ ਸੀ, ਸਾਡੀ ਹਰ ਜ਼ਰੂਰਤ ਦਾ ਖਿਆਲ ਰੱਖਦਾ ਸੀ। ਸਾਡੇ ਲਈ ਕਈ ਦੁੱਖ ਸੰਤਾਪ ਹੰਡਾਏ ਬਾਪੂ ਨੇ, ਮੁੜਦੇ ਨਹੀਂ ਅਹਿਸਾਨ ਜੋ ਸਿਰੇ ਚੜ੍ਹਾਏ ਬਾਪੂ ਨੇ। ਫਾਦਰਸ ਡੇ ਮਨਾਇਆ ਜਾ ਰਿਹਾ ਅਤੇ ਰੇਡੀਓ ਸਪਾਸ਼ ਦੀ ਸਾਰੀ ਟੀਮ ਦੇ ਵੱਲੋਂ ਸਾਡੇ ਸਾਰੇ ਸੁਣ ਰਹੇ ਸਰੋਤਿਆਂ ਨੂੰ ਫਾਦਰਸ ਡੇ ਮੁਬਾਰਕ ਹੋਵੇ। ਜਿੰਨੇ ਵੀ ਫਾਦਰ ਸਾਡੇ ਨਾਲ ਜੁੜੇ ਨੇ ਜਾਂ ਜਿਹੜੇ ਫਾਦਰ ਬਣਨ ਵਾਲੇ ਨੇ ਜਾਂ ਜਿਹੜੇ ਪਹਿਲਾਂ ਤੋਂ ਫਾਦਰ ਨੇ, ਉਹਨਾਂ ਸਾਰਿਆਂ ਨੂੰ ਅੱਜ ਦੇ ਇਸ ਦਿਵਸ ਦੀਆਂ ਮੁਬਾਰਕਾਂ ਸ਼ੁਭਿਸ਼ਾਵਾਂ। ਅਤੇ ਇਸ ਦੇ ਨਾਲ ਨਾਲ ਜੀ ਆਇਆਂ ਨੂੰ ਸਵਾਗਤ ਪ੍ਰੋਗਰਾਮ ਸੰਡੇ ਈਵਨਿੰਗ ਵਿਦ ਹਰਜੀਤ ਲੈ ਕੇ ਮੈਂ ਹਰਜੀਤ ਰੇਡੀਓ ਸਪਾਈਸ ਦੀਆਂ ਤਰੰਗਾਂ ਤੋਂ ਹਾਜ਼ਰ ਹੋ ਗਈ ਹਾਂ ਜੀ। 2 ਘੰਟੇ ਦਾ ਤੁਹਾਡਾ ਮੇਰਾ ਸਾਥ ਇਸੇ ਤਰ੍ਹਾਂ ਬਣਿਆ ਰਹੇਗਾ। ਸ਼ੁਰੂ ਦੇ ਵਿੱਚ ਮਾਫ਼ੀ ਮੰਗ ਲੈਂਦੀ ਹਾਂ ਕਿ ਮੇਰਾ ਗਲਾ ਥੋੜ੍ਹਾ ਜਿਹਾ ਅੱਜ ਸਾਥ ਘੱਟ ਦੇਵੇਗਾ ਸ਼ਾਇਦ, ਅਤੇ ਉਸ ਦੇ ਲਈ ਤੁਸੀਂ ਮੈਨੂੰ ਖਿਮਾ ਜ਼ਰੂਰ ਕਰ ਦੇਣਾ। ਅਤੇ ਇਸ ਪ੍ਰੋਗਰਾਮ ਦੇ ਵਿੱਚ ਸਥਾਨਕ ਖਬਰਾਂ ਦੇ ਨਾਲ ਨਾਲ ਅਸੀਂ ਗੱਲ ਕਰਾਂਗੇ ਵਿਸ਼ਵ ਭਰ ਦੇ ਵਿੱਚ ਕਿੱਥੇ ਕਿੱਥੇ ਕੀ ਵਾਪਰਿਆ। ਇਹਨਾਂ ਖਬਰਾਂ ਦਾ ਤਬਸਰਾ ਜਤਿੰਦਰ ਪਨੂਹਰੀ 8 ਵਜੇ ਦੇ ਕਰੀਬ ਸਾਡੇ ਨਾਲ ਕਰਨ ਦੇ ਲਈ ਹਾਜ਼ਰ ਹੋ ਜਾਣਗੇ। ਇਸ ਦੇ ਨਾਲ ਨਾਲ ਅਸੀਂ ਗੱਲਬਾਤ ਕਰਾਂਗੇ ਡਾਕਟਰ ਪਰਮਜੀਤ ਪਰਮਾਰ ਹੋਰਾਂ ਦੇ ਨਾਲ ਵੀ, ਅਤੇ ਜਲਦ ਹੀ ਪਰਮਿੰਦਰ ਸਿੰਘ ਹੁਰੀ ਸਾਡੇ ਨਾਲ ਸਥਾਨਕ ਖਬਰਾਂ ਦੇ ਸਾਂਝ ਪਾਉਣਗੇ। ਪਰ ਉਸ ਤੋਂ ਪਹਿਲਾਂ ਜਿਵੇਂ ਕਿ ਅਸੀਂ ਫਾਦਰਸ ਡੇ ਦੇ ਨਾਲ ਬਾਬਤ ਜਿਹੜਾ ਇਹ ਲਾਈਨਾਂ ਕੁਝ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ, ਇਸ ਦੇ ਨਾਲ ਨਾਲ ਕਿਉਂਕਿ ਫਾਦਰਸ ਡੇ ਮਨਾਇਆ ਜਾ ਰਿਹਾ ਅਤੇ ਫਾਦਰਸ ਡੇ ਦੇ ਨਾਲ ਸੰਬੰਧਿਤ ਗੀਤ ਇੱਕ ਬਾਪੂ, ਇਸ ਦੇ ਨਾਲ ਅਸੀਂ ਸ਼ੁਰੂ ਕਰਾਂਗੇ ਪ੍ਰੋਗਰਾਮ। ਪਰ ਇਸ ਗੀਤ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਸਾਡੇ ਨਾਲ ਜੇਕਰ ਤੁਸੀਂ ਸੰਪਰਕ ਕਰਨਾ ਹੋਵੇ ਇਸ ਪ੍ਰੋਗਰਾਮ ਦੇ ਦੌਰਾਨ ਤਾਂ ਜਦੋਂ ਮੈਂ ਔਫ ਏਅਰ ਹਾਂ ਤੁਸੀਂ ਸਾਨੂੰ ਕਾਲ ਕਰ ਸਕੋਗੇ। ਫੋਨ ਨੰਬਰ ਨੇ 2799270 ਅਤੇ 5513-429। 9 ਆਕਲੈਂਡ ਦਾ ਕੋਡ ਹੋਏਗਾ ਅਤੇ 64 ਨਿਊਜ਼ੀਲੈਂਡ ਦਾ ਕੋਡ ਜੇਕਰ ਤੁਸੀਂ ਸਾਨੂੰ ਬਾਹਰੋਂ ਕਿਤੋਂ ਕਾਲ ਕਰਨੀ ਹੈ। ਪਰ ਜੇਕਰ ਤੁਸੀਂ ਨਿਊਜ਼ੀਲੈਂਡ ਦੇ ਹੀ ਕਿਸੇ ਹੋਰ ਸ਼ਹਿਰ ਦੇ ਵਿੱਚੋਂ ਸਾਡਾ ਸੁਣ ਰਹੇ ਹੋ ਅਤੇ ਕਾਲ ਕਰਨਾ ਚਾਹੁੰਦੇ ਹੋ, ਟੋਲ ਫਰੀ ਨੰਬਰ ਦੇ ਰਾਹੀਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਇਹ ਨੰਬਰ 0800 030 398, ਯਾਨੀ ਕਿ 0800 030 398। ਇਸ ਤੋਂ ਇਲਾਵਾ info@radiospice.co.nz ਦੇ ਰਾਹੀਂ ਤੁਸੀਂ ਸਾਨੂੰ ਈਮੇਲ ਭੇਜ ਸਕਦੇ ਹੋ। ਨਾਲ ਦੇ ਨਾਲ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਰਾਹੀਂ ਆ ਕੇ ਵੀ ਸਾਡੇ ਨਾਲ ਗੱਲ ਕੀਤੀ ਜਾ ਸਕਦੀ ਹੈ। ਸੋ ਤੁਸੀਂ ਸਾਡੇ ਨਾਲ ਸੰਪਰਕ ਕਦੇ ਵੀ ਕਰ ਸਕਦੇ ਹੋ ਜਦੋਂ ਅਸੀਂ ਆਫ ਏਅਰ ਹੋਈਏ, ਅਤੇ ਸਵਾਲ ਵੀ ਲਿਖਵਾ ਸਕਦੇ ਹੋ ਆਪਣੇ ਪੰਨੂ ਸਾਹਿਬ ਨੂੰ ਜੇਕਰ ਤੁਸੀਂ ਕੋਈ ਸਵਾਲ ਪੁੱਛਣਾ ਹੋਵੇ ਤਾਂ। ਅਤੇ ਸਥਾਨਕ ਖਬਰਾਂ ਦੀ ਅਪਡੇਟ ਬਹੁਤ ਜਲਦ ਤੁਹਾਡੇ ਨਾਲ ਸਾਂਝੀ ਕਰਾਂਗੇ। ਅਤੇ ਇਸ ਦੇ ਨਾਲ ਹੀ ਸਾਡੇ ਨਾਲ ਪਰਮਿੰਦਰ ਸਿੰਘ ਹੋਰੀ ਸ਼ਾਮਿਲ ਹੋ ਗਏ ਨੇ ਫੋਨ ਲਾਈਨ ਦੇ ਰਾਹੀਂ। ਸਥਾਨਕ ਖਬਰਾਂ ਦੀ ਗੱਲਬਾਤ ਸਾਂਝੀ ਹੋਏਗੀ, ਸਥਾਨਕ ਮੁੱਦਿਆਂ 'ਤੇ ਗੱਲਬਾਤ ਹੋਏਗੀ। ਸਤਿ ਸ਼੍ਰੀ ਅਕਾਲ ਪਰਮਿੰਦਰ ਸਿੰਘ ਜੀ, ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਬਹੁਤ ਚੰਗਾ ਲੱਗਾ ਐਤਵਾਰ ਦੀ ਸ਼ਾਮ ਸਾਰੇ ਸਰੋਤਿਆਂ ਦੇ ਰੂਬਰੂ ਕਰਨ ਦੇ ਲਈ ਤੁਸੀਂ ਸਮਾਂ ਦਿੱਤਾ ਆਪਣੇ ਪ੍ਰੋਗਰਾਮ ਦੇ ਵਿੱਚ, ਬਹੁਤ ਧੰਨਵਾਦ ਜੀ। ਅੱਜ ਪਿਤਾ ਦਿਵਸ ਮਨਾਇਆ ਜਾ ਰਿਹਾ ਹੈ, ਅਤੇ ਤੁਹਾਡਾ ਇਹ ਦਿਵਸ ਕਿਵੇਂ ਦਾ ਰਿਹਾ? ਮੈਂ ਤੁਹਾਨੂੰ ਵੈਸੇ ਦਿਲੋਂ ਦੱਸਾਂ ਵੀ ਮੇਰੇ ਲਈ ਤਾਂ ਹਰੇਕ ਦਿਨ ਮੇਰੇ ਲਈ ਕੀ, ਸਾਡੇ ਜਿੰਨੇ ਵੀ ਭੈਣ ਭਰਾ ਪੰਜਾਬੀ ਮੂਲ ਦੇ, ਭਾਰਤੀ ਮੂਲ ਦੇ ਲੋਕ ਆ, ਜਿਹੜੇ ਦਿਲ ਦੇ ਬਹੁਤ ਕਰੀਬ ਆ, ਜਿੰਨਿਆਂ ਨੂੰ ਮੈਂ ਲਾਗਿਓਂ ਦੇਖਿਆ, ਸਾਡੇ ਲਈ ਤਾਂ ਹਰੇਕ ਦਿਨ ਵੈਸੇ ਮਾਂ ਦਿਵਸ ਤੇ ਪਿਤਾ ਦਿਵਸ ਹੁੰਦਾ ਜੀ। ਇਹ ਗੱਲਾਂ ਆਨ ਏਅਰ ਕਰਨੇ ਵਾਲੀਆਂ ਨੀ, ਪਰ ਮੈਨੂੰ ਬਹੁਤ ਫਖਰ ਨਾਲ ਇਹ ਗੱਲ ਜਿਹੜੀ ਮੈਂ ਮਹਿਸੂਸ ਕਰਦਾ ਵੀ ਮੈਂ ਹਰੇਕ ਸਵੇਰ ਜਦੋਂ ਘਰੋਂ ਤੁਰਦਾ ਮੈਂ ਆਪਣੀ ਮਾਂ ਦੇ ਤੇ ਪਿਤਾ ਜੀ ਦੇ ਚਰਨ ਸਪਰਸ਼ ਕਰਕੇ ਹੀ ਘਰੋਂ ਤੁਰਦਾ ਹਾਂ। ਸੋ ਮੇਰੇ ਲਈ ਹਰੇਕ ਦਿਨ ਪਿਤਾ ਦਿਵਸ ਹੈ, ਲੇਕਿਨ ਤੁਹਾਡੀ ਗੱਲ ਸਹੀ ਹੈ, ਦੁਨੀਆ ਭਰ ਦੇ ਵਿੱਚ ਭਾਵੇਂ ਇਹਦਾ ਵਪਾਰੀਕਰਨ ਜ਼ਿਆਦਾ ਹੋ ਗਿਆ, ਲੇਕਿਨ ਇਸ ਰਿਸ਼ਤੇ ਦਾ ਸਤਿਕਾਰ ਬਹੁਤ ਆ ਅਰਜੀ ਜੀ। ਜੇ ਮਾਂ ਦੀ ਮਮਤਾ ਨੂੰ ਅਸੀਂ ਹਮੇਸ਼ਾ ਆਪਣੇ ਨਾਲ ਲਈ ਫਿਰਦੇ ਹਾਂ ਰਿਸ਼ਤਿਆਂ ਦੇ ਨਿੱਘ ਦੇ ਵਿੱਚ, ਤੇ ਉੱਥੇ ਬਾਪ ਦੇ ਸੰਘਰਸ਼ ਨੂੰ ਵੀ ਕਦੇ ਮਨਫੀ ਨਹੀਂ ਕੀਤਾ ਜਾ ਸਕਦਾ। ਪਾਤਰ ਸਾਹਿਬ ਨੇ ਬਹੁਤ ਸੋਹਣਾ ਲਿਖਿਆ ਸੀ, ਉਹ ਕਹਿੰਦੇ ਵੀ ਤੇਰਿਆਂ ਰਾਹਾਂ ਤੇ ਗੂੜੀ ਛਾਂ ਤਾਂ ਬਣ ਸਕਦਾ ਹਮੈਂ, ਤੇਰਿਆਂ ਰਾਹਾਂ ਤੇ ਗੂੜੀ ਛਾਂ ਤਾਂ ਬਣ ਸਕਦਾ ਹਮੈਂ, ਮੰਨਿਆ ਸੂਰਜ ਦੇ ਰਸਤੇ ਨੂੰ ਬਦਲ ਸਕਦਾ ਨਹੀਂ। ਸੋ ਇਹ ਬਹੁਤ ਵੱਡੀ ਗੱਲ ਹੁੰਦੀ ਆ, ਆਪਣਾ ਆਪਣਾ ਪਰਛਾਵਾਂ ਆਪਣੀ ਉਹ ਉਂਗਲ ਫੜ ਕੇ ਜਿਹੜਾ ਬੱਚੇ ਨੂੰ ਤੋਰਨਾ, ਤੇ ਖਾਸ ਤੌਰ ਤੇ ਦੁਸਹਿਰੇ ਵਾਲੇ ਮੇਲੇ 'ਚ ਜਿਹੜੀਆਂ ਦੁੱਧ 'ਚ ਭਿਉਂ ਕੇ ਜਲੇਬੀਆਂ ਖਾਧੀਆਂ ਜੀ, ਮੋਢਿਆਂ ਤੇ ਬਹਿ ਕੇ ਜਿਹੜਾ ਮੇਲੇ ਦੇਖੇ, ਉਹ ਬੰਦਾ ਭੁੱਲਦਾ ਨੀ ਜੀ ਸਾਰੀ ਉਮਰ। ਬਿਲਕੁਲ ਜੀ ਬਿਲਕੁਲ। ਸੋ ਇਸ ਦੇ ਨਾਲ ਹੀ ਅਸੀਂ ਖਬਰਾਂ ਵੱਲ ਨੂੰ ਵਾਪਸ ਪਰਤਦੇ ਹਾਂ। ਖਬਰਾਂ ਦੀ ਜੇਕਰ ਗੱਲ ਕਰੀਏ ਤੇ ਸਭ ਤੋਂ ਪਹਿਲਾਂ ਸਟੂਡੈਂਟਸ ਦੇ ਬਾਰੇ ਗੱਲ ਕਰਨੀ ਚਾਹਾਂਗੇ। ਸਟੂਡੈਂਟ ਭਾਈਚਾਰੇ ਨਾਲ ਸੰਬੰਧਿਤ ਕਾਫੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਖਬਰਾਂ ਦੇ ਵਿੱਚ ਚਰਚਾ ਦਾ ਵਿਸ਼ਾ ਰਹੀਆਂ ਨੇ ਇਸ ਹਫਤੇ। ਖਾਸ ਕਰਕੇ ਇੱਕ ਪ੍ਰੋਟੈਸਟ ਵੀ ਕੀਤਾ ਗਿਆ ਬੀਤੇ ਕੱਲ, ਤੇ ਇਸ ਮਾਮਲੇ ਤੇ ਤੁਸੀਂ ਅਪਡੇਟ ਦੇਣਾ। ਹਾਂਜੀ, ਉਹ ਪੰਜਾਬ ਦੇ ਵਿੱਚ ਹੁੰਦਾ ਜੀ ਵੀ ਭਾਦੋਂ ਦਾ ਸਤਾਇਆ ਜੱਟ ਸਾਧ ਹੋ ਗਿਆ ਸੀ, ਭਾਦੋਂ ਦੀ 20 ਤਰੀਕ ਹੋ ਗਈ ਹੈ, ਤੇ ਇੱਥੇ ਵੀ ਬਹੁਤ ਸਾਰੇ ਜਿਹੜੇ ਸਟੂਡੈਂਟ ਵੀਜ਼ੇ ਦੇ ਸਤਾਇਓ ਜਿਹੜੇ ਸਾਡੇ ਵਿਦਿਆਰਥੀ ਬਹੁਤ ਜ਼ਿਆਦਾ ਇਸ ਵੇਲੇ ਖੱਜਲ ਖੁਆਰ ਹੋ ਰਹੇ ਆ। ਕੁਝ ਇੱਕ ਵੈਸੇ ਤਸਵੀਰ ਦਾ ਦੂਜਾ ਪਾਸਾ ਦਿਖਾਉਣ ਵਾਲੀਆਂ ਖਬਰਾਂ ਜਿਹੜੀਆਂ ਮੈਂ ਉਹਨਾਂ ਉੱਤੇ ਵੀ ਨਜ਼ਰਸਾਨੀ ਕਰਨੀ ਚਾਹੂੰਗਾ। ਜਿਹੜੀ ਤੁਸੀਂ ਗੱਲ ਆਖੀ ਹੈ ਉਹ ਵੀ ਬਿਲਕੁਲ ਦਰੁਸਤ ਹੈ ਕਿ 150 ਦੇ ਕਰੀਬ ਜਿਹੜੇ ਸਾਡਾ ਸਟੂਡੈਂਟ ਭਾਈਚਾਰਾ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ੇ ਦੇ ਉੱਤੇ ਇਸ ਮੁਲਕ ਦੇ ਵਿੱਚ ਬਿਹਤਰ ਭਵਿੱਖ ਦੀ ਤਲਾਸ਼ 'ਚ ਆਏ, ਉਹਨਾਂ ਦਾ ਖਾਸ ਤੌਰ 'ਤੇ ਜਿਹੜੀ ਡਿਪੋਰਟੇਸ਼ਨ ਦੀ ਗੱਲ, ਇਹ ਪਹਿਲਾਂ ਕਾਫ਼ੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ, 8-9 ਵੀਕਸ ਤੋਂ ਇਹ ਕਵਾਇਤ ਚੱਲਦੀ ਆ ਰਹੀ ਹਰਜੀਤ ਜੀ, ਜਦੋਂ ਜਿਹੜੇ ਜਾਅਲੀ ਦਸਤਾਵੇਜ਼ ਲਗਾ ਕੇ ਆਪਣੇ ਆਪ ਨੂੰ ਐਲੀਜੀਬਲ ਬਣਾ ਲੈਣਾ ਤਾਂ ਕਿ ਉਹ ਵੀਜ਼ਾ ਤੁਸੀਂ ਪ੍ਰਾਪਤ ਕਰ ਸਕੋ, ਉਹਦੇ ਵਿੱਚ ਚਾਹੇ ਸਫੀਸ਼ੀਐਂਟ ਫੰਡਸ ਦੀ ਗੱਲ ਹੋਵੇ ਜਾਂ ਤੁਹਾਡੇ ਤਜਰਬੇ ਦੀ ਗੱਲ ਹੋਵੇ ਜਾਂ ਤੁਹਾਡੀ ਕੁਆਲੀਫਿਕੇਸ਼ਨ ਦੀ ਗੱਲ ਹੋਵੇ, ਕਾਫ਼ੀ ਘਪਲੇ ਜਿਹੜੇ ਉਹ ਪਹਿਲਾਂ ਵੀ ਗਾਹੇ ਬਗਾਹੇ ਹੱਥ ਆਉਂਦੇ ਰਹੇ ਆ, ਲੇਕਿਨ ਬੀਤੇ ਕੁੱਝ ਮਹੀਨੇ ਤੋਂ ਇਸ ਮਾਮਲੇ ਦੀ ਭਾਫ਼ ਜਿਹੜੀ ਉਹ ਨਿਕਲਣੀ ਸ਼ੁਰੂ ਹੋਈ ਔਰ ਇਸ ਵੇਲੇ ਹੱਦ ਹੋ ਗਈ ਜਦੋਂ ਸਰਕਾਰ ਨੇ ਅਫੀਸ਼ਲੀ ਇੱਕ ਇਮੀਗ੍ਰੇਸ਼ਨ ਅਧਿਕਾਰੀ ਨੇ ਇਹ ਮਾਮਲਾ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਮਾਈਕਲ ਵੁਡਹਾਊਸ ਦੇ ਕੋਲ ਉਠਾਇਆ ਔਰ ਮਾਈਕਲ ਵੁਡਹਾਊਸ ਉਹਨਾਂ ਨੇ ਇਹ ਫਿਰ ਜਿਹੜੀ ਕਾਰਵਾਈ ਆ ਉਹ ਕੀਤੀ ਔਰ ਸਿਤਮਜ਼ਰੀ ਫੀ ਇਸ ਗੱਲ ਦੀ ਆ ਵੀ ਇਹਦੇ ਵਿੱਚ ਜਿਹੜੇ ਏਜੰਟਸ ਦੇ ਉੱਤੇ ਗਾਜ ਸਿੱਟੀ ਜਾ ਰਹੀ ਆ ਉਹ ਏਜੰਟਸ ਵੀ ਜਾਂ ਤਾਂ ਨਿਊਜ਼ੀਲੈਂਡ ਦੇ ਪਰਮਾਨੈਂਟ ਰੈਜੀਡੈਂਟ ਆ, ਉਹਨਾਂ ਵਿੱਚੋਂ ਇੱਕ ਦੋ ਜਿਹੜੇ ਉਹ ਨਿਊਜ਼ੀਲੈਂਡ ਦੇ ਸਿਟੀਜ਼ਨ ਵੀ ਆ, ਲੇਕਿਨ ਇਹ ਆ ਵੀ ਉਹ ਇਸ ਕਾਰਜਕਾਲ ਦੇ ਦੌਰਾਨ ਆਪਣੀ ਇਸ ਰੈਜੀਡੈਂਸੀ ਜਾਂ ਸਿਟੀਜ਼ਨਸ਼ਿਪ ਦੀ ਸਮੇਂ ਦੇ ਦੌਰਾਨ ਉਹ ਭਾਰਤ ਜਾ ਕੇ ਏਜੰਟ ਦੇ ਤੌਰ ਤੇ ਸਟੂਡੈਂਟਾਂ ਨੂੰ ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਜਿਹੜਾ ਉਹਦੇ ਪ੍ਰੋਸੈਸ ਦੇ ਵਿੱਚ ਹੈਲਪ ਕਰ ਰਿਹਾ। ਕੁਝ ਇਮੀਗ੍ਰੇਸ਼ਨ ਜਿਹੜੀਆਂ ਏਜੰਸੀਜ਼ ਨੇ ਉੱਥੇ ਉਹਨਾਂ ਦਾ ਜਦੋਂ ਰੈਪੂਟੇਸ਼ਨ ਬਣ ਗਿਆ ਨਾ ਹਰਜੀਤ ਜੀ, ਉਸ ਰੈਪੂਟੇਸ਼ਨ ਦੇ ਆਧਾਰ ਦੇ ਉੱਤੇ ਉਹਨਾਂ ਨੇ ਅੱਗੋਂ ਸਬ ਕੰਟਰੈਕਟ ਦੇ ਉੱਤੇ ਇਹ ਖੇਡ ਖੇਡਣੀ ਸ਼ੁਰੂ ਕਰ ਦਿੱਤੀ, ਜਿਹਦੇ ਨਾਲ ਉਹਨਾਂ ਨੇ ਬਣੇ ਬਣਾਏ ਰੈਪੂਟੇਸ਼ਨ ਦੇ ਉੱਤੇ ਆਪਣੀਆਂ ਰੋਟੀਆਂ ਸੇਕੀਆਂ। ਇਹ 'ਚ ਕੋਈ ਸ਼ੱਕ ਨਹੀਂ ਕਿ ਸਟੂਡੈਂਟ ਜਿਹੜੇ ਆ ਉਹ ਇਹ ਕਲੇਮ ਕਰ ਰਹੇ ਆ ਵੀ ਇਹਨਾਂ ਵਿੱਚੋਂ ਜਿਹੜੇ ਜਾਅਲੀ ਦਸਤਾਵੇਜ਼ ਉਹਨਾਂ ਦੀਆਂ ਅਰਜ਼ੀਆਂ ਦੇ ਨਾਲ ਲਾਏ ਗਏ ਵੀਜ਼ਾ ਪ੍ਰੋਸੈਸਿੰਗ ਦੇ ਦੌਰਾਨ, ਉਹਦੇ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ। ਲੇਕਿਨ ਆਪਣੇ ਆਪ 'ਚ ਬੜੀ ਹੈਰਾਨੀ ਤੇ ਹਾਸੋਹੀਣੀ ਗੱਲ ਹੈ ਵੀ ਮੈਂ ਕਿਸੇ ਚੀਜ਼ ਦੇ ਵਾਸਤੇ ਐਪਲੀਕੇਸ਼ਨ ਲਾਵਾਂ ਤੇ ਉਹਦੇ ਲਈ ਸਪੋਰਟਿੰਗ ਡਾਕੂਮੈਂਟ ਲਾਵਾਂ ਕਿਸੇ ਅਥਾਰਟੀ ਦੇ ਕੋਲ, ਇਹ ਕਿਵੇਂ ਹੋ ਸਕਦਾ ਕਿ ਮੈਨੂੰ ਪਤਾ ਹੀ ਨਾ ਹੋਵੇ ਕਿ ਮੈਂ ਜਿਹੜੇ ਸਪੋਰਟਿੰਗ ਡਾਕੂਮੈਂਟ ਲਾ ਰਿਹਾ ਜਾਂ ਕਿਸੇ ਦੇ ਕਹੇ ਤੇ ਲਾ ਰਿਹਾ ਇਹਦੇ ਵਿੱਚ ਕਿਤੇ ਨਾ ਕਿਤੇ ਕੋਈ ਜਾਅਲੀ ਜਾਂ ਇੱਦਾਂ ਦੀ ਗੜਬੜ ਜਿਹੜੀ ਆ ਹੋ ਸਕਦੀ ਜਿਹਦੇ ਨਾਲ ਕੱਲ੍ਹ ਨੂੰ ਮੇਰਾ ਜਿਹੜਾ ਭਵਿੱਖ ਜਿਹੜਾ ਉਹ ਹਨੇਰੇ 'ਚ ਜਾ ਸਕਦਾ। ਸੋ ਦੋਵੇਂ ਪੱਖ ਨੇ ਅਰਜੀ ਜੀ ਇਹਦੇ ਵਿੱਚ ਮੈਂ ਇਕੱਲੀ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਨੂੰ ਦੋਸ਼ੀ ਨਹੀਂ ਮੰਨਦਾ, ਕਿਤੇ ਨਾ ਕਿਤੇ ਦੋਸ਼ ਸਾਡਾ ਵੀ ਆ। ਸਾਡਾ ਅਸਲ ਦੇ ਵਿੱਚ ਮੁੱਖ ਮੰਤਵ ਇਹੀ ਹੁੰਦਾ ਅਸੀਂ ਆਰਥਿਕ ਤੌਰ ਤੇ ਪ੍ਰਵਾਸੀ ਜਿਹੜੇ ਲੋਕ ਆ ਕਿ ਕਿਸੇ ਤਰ੍ਹਾਂ ਜਹਾਜ਼ ਦੀ ਤਾਕੀ ਨੂੰ ਹੱਥ ਪੈ ਜਾਏ, ਮੁੜ ਕੇ ਆਪਾਂ ਕਿਹੜਾ ਆਉਣਾ। ਲੇਕਿਨ ਜੇ ਅਸੀਂ ਇੱਕ ਗੱਲ ਦੇਖਦੇ ਹਾਂ ਨਾ ਸਰਕਾਰ ਦੇ ਪ੍ਰੋਸਪੈਕਟਿਵ ਤੋਂ, ਮੇਰਾ ਇਹ ਹਲੇ ਵੀ ਬੜਾ ਸਟਰੋਂਗ ਮੇਰਾ ਇਹ ਵਿਚਾਰ ਆ ਵੀ ਜੇ ਇਹ ਸਟੂਡੈਂਟ ਵਾਕਈ ਜਾਅਲੀ ਦਸਤਾਵੇਜ਼ਾਂ ਦੇ ਮਾਮਲੇ 'ਚ ਅਣਭੂਲ ਨੇ, ਇਨੋਸੈਂਟ ਨੇ, ਤਾਂ ਕਿਤੇ ਨਾ ਕਿਤੇ ਸਰਕਾਰ ਨੂੰ ਇਸ ਮਾਮਲੇ ਦੀ ਗਹਿਰੀ ਜਾਂਚ ਕਰਨੀ ਚਾਹੀਦੀ ਆ। ਔਰ ਇਸ ਦੌਰਾਨ ਜਿਹੜੇ ਲੱਖਾਂ ਰੁਪਈਏ ਖਰਚ ਕੇ ਸਾਡੇ ਸਟੂਡੈਂਟ ਭੈਣ ਭਰਾ ਇਸ ਮੁਲਕ ਦੇ ਵਿੱਚ ਪਹੁੰਚੇ ਆ, ਉਹਨਾਂ ਨੂੰ ਵਾਪਸ ਭੇਜਣ ਦੀ ਬਜਾਏ ਉਹਨਾਂ ਨੂੰ ਕੋਈ ਨਾ ਕੋਈ ਹੋਰ ਜਿਹੜਾ ਰਸਤਾ ਵਿੱਚ ਵਿਚਾਲੇ ਜਿਹੜਾ ਰਸਤਾ ਨਾ ਉਹ ਦੇਣਾ ਚਾਹੀਦਾ। ਉਹਦੇ ਲਈ ਦੋ ਤਿੰਨ ਆਪਸ਼ਨ ਹੋ ਸਕਦੀਆਂ ਵੈਸੇ ਮਿਨਿਸਟਰੀ ਆਫ ਇਮੀਗ੍ਰੇਸ਼ਨ ਤੇ ਮਿਨਿਸਟਰੀ ਆਫ ਐਜੂਕੇਸ਼ਨ ਦੇ ਨਾਲ। ਹੁਣ ਤੋਂ ਦੋ ਹਫ਼ਤੇ ਪਹਿਲਾਂ ਸਾਡੀ ਇੱਕ ਮੀਟਿੰਗ ਵੀ ਹੋਈ ਸੀ ਜਿਹਦੇ ਵਿੱਚ ਇਹ ਮਾਮਲਾ ਉੱਠਿਆ ਸੀ, ਉਹ 'ਚ ਮੈਂ ਉਹਨਾਂ ਨੂੰ ਤਿੰਨ ਆਪਸ਼ਨ ਦਿੱਤੀਆਂ ਸੀ। ਮੈਂ ਕਿਹਾ ਵੀ ਇੱਕ ਤਾਂ ਤੁਸੀਂ ਇਹ ਕਰੋ ਵੀ ਉਹਨਾਂ ਸਾਰੇ ਸਟੂਡੈਂਟਸ ਨੂੰ ਸਸਤੇ ਕੋਰਸਾਂ ਦੇ ਵਿੱਚ ਜਿਹੜੇ ਕੋਰਸ ਉਹ ਲੈਣਾ ਚਾਹੁੰਦੇ ਆ, ਕੁਆਲਿਟੀ ਐਜੂਕੇਸ਼ਨ ਜੇ ਪ੍ਰੋਵਾਈਡ ਕਰ ਸਕਦੇ ਆ ਤੁਸੀਂ ਉਹ ਕਰੋ, ਕਿਉਂਕਿ ਸਟੂਡੈਂਟ ਸਿਰਫ ਇਕਨੋਮਿਕ ਕਮੋਡਿਟੀ ਦੇ ਤੌਰ ਤੇ ਨਹੀਂ ਐਸਟੈਬਲਿਸ਼ ਹੋਣਾ ਚਾਹੀਦਾ। ਸਟੂਡੈਂਟ ਨੇ ਜਿਹਨੇ ਲੱਖਾਂ ਰੁਪਈਆ ਆਲਰੇਡੀ ਇਮੀਗ੍ਰੇਸ਼ਨ ਨੂੰ ਜਾਂ ਇਹਨਾਂ ਇੰਸਟੀਟਿਊਸ਼ਨ ਨੂੰ ਦਿੱਤਾ ਆ ਉਹ ਜ਼ਰੂਰ ਲੇਖੇ ਲੱਗਣਾ ਚਾਹੀਦਾ ਹੈ। ਸੋ ਦੇਖਦੇ ਹਾਂ ਜੀ ਸਰਕਾਰ ਇਸ ਮਾਮਲੇ ਦਾ ਕੀ ਹੱਲ ਲੱਭਦੀ ਹੈ। ਲੇਕਿਨ ਤੁਸੀਂ ਜਿਹੜੀ ਪ੍ਰੋਟੈਸਟ ਦੀ ਗੱਲ ਕੀਤੀ, ਕਾਫ਼ੀ ਅਗਰੈਸਿਵ ਪ੍ਰੋਟੈਸਟ ਹੋਇਆ, ਆਪਣੇ ਡਾਕਟਰ ਪਰਮਜੀਤ ਪਰਮਾਰ ਉਹਨਾਂ ਦਾ ਦਫ਼ਤਰ ਹੈ ਜੀ ਸਟੂਡੈਂਟ ਰੋਡ ਤੇ ਮਾਊਂਟ ਰੋਸਕੋ ਦੇ ਵਿੱਚ, ਜਿੱਥੇ ਇਹ ਪ੍ਰੋਟੈਸਟ ਹੋਇਆ ਉਹਦੇ ਵਿੱਚ ਸੈਂਕੜੇ ਦੇ ਕਰੀਬ ਵਿਦਿਆਰਥੀ ਸ਼ਾਮਿਲ ਹੋਏ ਔਰ ਖਾਸ ਤੌਰ ਤੇ ਮਾਈਗ੍ਰੈਂਟਸ ਵੱਲੋਂ ਅਨੂ ਕਲੋਟੀ ਜੀ ਨੇ ਇਸ ਨੂੰ ਮੁਨਕਦ ਕੀਤਾ ਸੀ ਔਰ ਇਹਦੇ ਵਿੱਚ ਵੱਖ ਵੱਖ ਬੁਲਾਰਿਆਂ ਨੇ ਸਟੂਡੈਂਟਸ ਦਾ ਜਿਹੜਾ ਫਿਊਚਰ ਹੈ ਉਹਦੀ ਬਿਹਤਰ ਜਿਹੜਾ ਹੱਲ ਲੱਭਣ ਦੀ ਗੱਲ ਕੀਤੀ ਹੈ। ਹਾਲੇ ਇਸ ਮਾਮਲੇ ਨੂੰ ਲੈ ਕੇ ਦਬਾਅ ਜ਼ਰੂਰ ਬਣ ਗਿਆ ਸਰਕਾਰ ਦੇ ਉੱਤੇ, ਲੇਕਿਨ ਬੜੀ ਅਜੀਬੋ ਗਰੀਬ ਗੱਲ ਹੈ ਕਿ ਮਾਣਯੋਗ ਡਾਕਟਰ ਪਰਮਜੀਤ ਪਰਮਾਰ ਇਸ ਦੌਰਾਨ ਆਪਣੇ ਦਫ਼ਤਰ ਤੋਂ ਬਾਹਰ ਨਹੀਂ ਆਏ ਸਟੂਡੈਂਟਸ ਦੀ ਗੱਲ ਸੁਣਨ ਦੇ ਲਈ ਜਾਂ ਉਹਨਾਂ ਦਾ ਮੰਗ ਪੱਤਰ ਲੈਣ ਦੇ ਲਈ। ਸੋ ਅਸੀਂ ਇਹੀ ਅਰਦਾਸ ਕਰਦੇ ਹਾਂ ਜੀ ਘਰੋਂ ਜਿਹੜਾ ਵੀ ਸੁਪਨਾ ਲੈ ਕੇ ਸਾਡੇ ਭੈਣ ਭਰਾ ਤੁਰੇ, ਚਾਹੇ ਉਹਦੇ ਵਿੱਚ ਗਲਤੀਆਂ ਏਜੰਟਸ ਵੱਲੋਂ ਹੋਈਆਂ, ਚਾਹੇ ਨਿਊਜ਼ੀਲੈਂਡ ਦੀ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਹੋਈਆਂ, ਕਿਉਂਕਿ ਹਰਜੀਤ ਜੀ ਮਹਿਕਮਾ ਵੀ ਉਹਨਾਂ ਦੋਸ਼ੀ ਆ ਜਿਹਨੇ ਇਹਨਾਂ ਕਾਗਜ਼ਾਂ ਦੀ ਪੜਤਾਲ ਉਦੋਂ ਨਹੀਂ ਕੀਤੀ ਜਦੋਂ ਇਹ ਪੈਸੇ ਬਚ ਸਕਦੇ ਸੀ ਇਹਨਾਂ ਬੱਚਿਆਂ ਦੇ। ਸੋ ਇਸ ਕਰਕੇ ਕਿਤੇ ਨਾ ਕਿਤੇ ਤਿੰਨ ਧਿਰੀ ਦੋਸ਼ ਜਿਹੜਾ ਉਹ ਨਿਕਲਦਾ ਆ। ਲੇਕਿਨ ਮੈਂ ਇਹ ਗੱਲ ਕਹਿਣ ਤੋਂ ਗਰੇਜ਼ ਨਹੀਂ ਕਰਦਾ ਕਿ ਬਹੁਤ ਲੋਕ ਦੱਬੀ ਜ਼ਬਾਨ ਦੇ ਵਿੱਚ ਇਹ ਗੱਲ ਕਹਿੰਦੇ ਆ ਵੀ ਇਹ ਹੋ ਸਕਦਾ ਵੀ ਸਟੂਡੈਂਟਸ ਨੂੰ ਇਹ ਸਾਰੀ ਗੱਲ ਦਾ ਪਤਾ ਸੀ, ਲੇਕਿਨ ਅਸੀਂ ਜਿਵੇਂ ਮੈਂ ਪਹਿਲਾਂ ਦੱਸਿਆ ਆਰਥਿਕ ਮਾਈਗ੍ਰੈਂਟ ਹੋਣ ਦੇ ਨਾਤੇ ਇਦਾਂ ਦੀਆਂ ਮਜਬੂਰੀਆਂ ਦੇ ਮੱਦੇਨਜ਼ਰ ਕਈ ਵਾਰ ਇਹਨਾਂ ਗਲਤੀਆਂ ਨੂੰ ਅੱਖੋਂ ਪਰੋਖੇ ਕਰ ਜਾਂਦੇ ਆ ਜੀ। ਬਿਲਕੁਲ, ਤੇ ਇਮੀਗ੍ਰੇਸ਼ਨ ਦੀ ਤੁਸੀਂ ਗੱਲ ਕੀਤੀ ਹੈ, ਨਾਲ ਦੀ ਨਾਲ ਇਮੀਗ੍ਰੇਸ਼ਨ ਵੱਲੋਂ ਕੁਝ ਰੂਲਸ ਸਖਤ ਕੀਤੇ ਗਏ ਨੇ, ਖਾਸ ਕਰਕੇ ਹੌਸਪਿਟੈਲਿਟੀ ਇੰਡਸਟਰੀ ਦੇ ਵਿੱਚ ਕਾਫੀ ਜਿਹੜੇ ਕਪੜੇ ਅਸੀਂ ਕਹਿ ਸਕਦੇ ਹਾਂ ਪਹਿਲਾਂ ਸਾਹਮਣੇ ਆਏ ਸਨ, ਤੇ ਉਸ ਤੋਂ ਬਾਅਦ ਪੂਰੇ ਦੀ ਪੂਰੀ ਇੰਡਸਟਰੀ ਜਿਹੜੀ ਹੈ ਕਾਫੀ ਖਫਾ ਇਮੀਗ੍ਰੇਸ਼ਨ ਦੇ ਨਾਲ ਇਹ ਸਾਰੇ। ਹਾਂਜੀ, ਮੁਲਕ ਮੁਲਕ ਛੋਟਾ ਹਰਜੀਤ ਜੀ, ਮੁਲਕ ਛੋਟੇ ਦੇ ਵਿੱਚ ਨਾ ਇਹ ਇੱਕ ਇਹ ਸਮੱਸਿਆ ਹਮੇਸ਼ਾ ਰਹਿੰਦੀ ਆ। ਬੀਤੇ ਸਮਿਆਂ ਦੇ ਵਿੱਚ ਵੀ ਇਦਾਂ ਹੋਇਆ ਵੀ ਜੇਕਰ ਇੱਕ ਜਿਹੜਾ ਟੋਕਰੀ ਦਾ ਸੇਬ ਗਲਿਆ ਨਿਕਲ ਗਿਆ ਤਾਂ ਉਹ ਸਾਰੀ ਟੋਕਰੀ ਦੇ ਜਿਹੜੇ ਸੇਬ ਆ ਉਹ ਕਈ ਵਾਰੀ ਉਹਨੂੰ ਗਲਿਓ ਸਮਝ ਲਿਆ ਜਾਂਦਾ, ਲੇਕਿਨ ਸੱਚਾਈ ਇਹ ਨਹੀਂ ਹੈ। ਤੁਸੀਂ ਅਸੀਂ ਸਾਰੇ ਜਾਣਦੇ ਹਾਂ, ਮੈਂ ਬਕਾਇਦਾ ਨਾਂ ਲੈ ਕੇ ਗੱਲ ਕਰਨ ਲੱਗਾ, ਅਖਬਾਰਾਂ ਦੇ ਵਿੱਚ ਚਰਚਾ ਰਹੀ ਭਾਰਤੀ ਮਸਾਲਾ ਨਾਂ ਦਾ ਬ੍ਰਾਂਡ ਜਿਹੜਾ, ਉਸ ਦੇ ਕਰਕੇ ਰਾਸ਼ਟਰੀ ਪੱਧਰ ਉੱਤੇ ਚਰਚਾ ਬਹੁਤ ਰਹੀ। ਹਾਲਾਂਕਿ ਉਹ ਕੁਝ ਇੱਕ ਚੰਦ ਵਿਅਕਤੀਆਂ ਦੇ ਜਿਹੜੇ ਉਹਨਾਂ ਦੀਆਂ ਗਲਤੀਆਂ ਦੀ ਵਜ੍ਹਾ ਨਾਲ ਜਾਂ ਟੈਕਸ ਦੀਆਂ ਓਬਲੀਗੇਸ਼ਨ ਪੂਰੀਆਂ ਨਹੀਂ ਕੀਤੀਆਂ, ਇੰਪਲੋਈਜ਼ ਦੇ ਰੱਖ ਰਖਾਓ ਜਾਂ ਦੇਖਭਾਲ ਨੂੰ ਲੈ ਕੇ ਕੁਛ ਮੁੱਦੇ ਜਿਹੜੇ ਸਾਹਮਣੇ ਆਏ, ਔਰ ਇਹ ਮਾਮਲਾ ਇੰਨਾ ਜ਼ਿਆਦਾ ਭਖ ਗਿਆ ਜਿਹਨੂੰ ਲੈ ਕੇ ਇਮੀਗ੍ਰੇਸ਼ਨ ਨੇ ਪਾਣੀ ਚੜ੍ਹਨ ਤੋਂ ਪਹਿਲਾਂ ਹੀ ਪੈਂਟ ਟੰਗ ਲਈ। ਉਹਨਾਂ ਨੂੰ ਇਹ ਲੱਗਿਆ ਵੀ ਨਹੀਂ ਯਾਰ, ਜੇ ਮਸਾਲਾ ਭਾਰਤੀ ਰੈਸਟੋਰੈਂਟ ਦੇ ਵਿੱਚ ਰਿਹਾ ਹੋ ਰਿਹਾ ਤੇ ਬਾਕੀ ਦੇ ਜਿਹੜੇ ਵੱਖ ਵੱਖ ਐਥਨੀਸਿਟੀ ਵਾਲੇ ਹੋਸਪਿਟੈਲਿਟੀ ਇੰਡਸਟਰੀ ਦੇ ਵਿੱਚ ਈਟਰੀਜ਼ ਆ, ਉਹਨਾਂ ਦੇ ਅੰਦਰ ਵੀ ਜਿਹੜਾ ਸ਼ੈਫ ਨੇ ਜਾਂ ਬਾਕੀ ਸਟਾਫ ਆ ਉਹਨਾਂ ਦੇ ਨਾਲ ਵੀ ਕਿਤੇ ਨਾ ਕਿਤੇ ਇੱਦਾਂ ਦਾ ਵਿਹਾਰ ਹੁੰਦਾ ਹੋਊਗਾ। ਹੁਣ ਚਲੋ ਵੇਟਰ ਜਾਂ ਵੇਟਰੈਸ ਜਿਹੜੇ ਨੇ ਉਹ ਤਾਂ ਆਪਾਂ ਨੂੰ ਮਿਲ ਜਾਂਦੇ ਆ ਅਕਸਰ, ਸਟੂਡੈਂਟ ਵੀਜ਼ੇ ਤੇ ਲੋਕ ਪਾਰਟ ਟਾਈਮ ਕੰਮ ਲੱਭ ਲੈਂਦੇ ਆ ਜਾਂ ਉਹਨੂੰ ਟ੍ਰੇਨਿੰਗ ਦੇ ਕੇ ਉਸ ਟ੍ਰੇਨਡ ਕਰ ਲਿਆ ਜਾਂਦਾ ਵੇਟਰ ਦੇ ਤੌਰ ਤੇ। ਜਿਹੜੀ ਸ਼ੈਫ ਦੀ ਪ੍ਰੋਬਲਮ ਆ ਉਹ ਪਹਿਲਾਂ ਤੋਂ ਹੀ ਨਿਊਜ਼ੀਲੈਂਡ ਦੇ ਵਿੱਚ ਸੀਗੀ। ਮੈਂ ਮੋਟੇ ਤੌਰ ਤੇ ਜੇ ਭਾਰਤੀ ਰੈਸਟੋਰੈਂਟਸ ਦੀ ਗੱਲ ਕਰਾਂ ਜਾਂ ਭਾਰਤੀ ਸਵੀਟ ਸ਼ਾਪ ਦੀ ਗੱਲ ਕਰਾਂ, ਪਰਟੀਕੁਲਰਲੀ ਟ੍ਰੇਨਡ ਬੰਦਾ ਤੁਹਾਨੂੰ ਉਹ 'ਚ ਚਾਹੀਦਾ ਹੁੰਦਾ ਤੇ ਇਸ ਗੱਲ ਦੇ ਬਹੁਤੇ ਚਾਂਸਸ ਹੁੰਦੇ ਆ ਕਿ ਉਹਨੂੰ ਪਿੱਛੋਂ ਭਾਰਤ ਤੋਂ, ਪਾਕਿਸਤਾਨ ਚੋਂ ਜਾਂ ਬੰਗਲਾਦੇਸ਼ ਤੋਂ, ਜਿੱਥੋਂ ਦੇ ਵੀ ਉਹਨਾਂ ਦਾ ਸੰਬੰਧ ਆ, ਜਿੱਥੋਂ ਦਾ ਫੂਡ ਉਹਨਾਂ ਨੇ ਤਿਆਰ ਕਰਨ ਆ ਕੇ, ਉਹਦੇ ਲਈ ਇਮੀਗ੍ਰੇਸ਼ਨ ਇੱਥੇ ਤੁਹਾਨੂੰ 6 ਮਹੀਨੇ ਦੀ ਅਪਰੂਵਲ ਲੈ ਕੇ ਦਿੰਦੀ ਆ ਅਰਜੀ ਜੀ, ਜਿਹਦੇ ਵਿੱਚ ਤੁਹਾਨੂੰ ਕਾਫੀ ਪਹਿਲਾਂ ਤਰੱਦਦ ਕਰਨਾ ਪੈਂਦਾ ਜੀ। ਉਸ 6 ਮਹੀਨੇ ਦੀ ਅਪਰੂਵਲ ਦੇ ਵਿੱਚ ਵਿੱਚ ਹੀ ਤੁਸੀਂ ਉਸ ਆਪਣੇ ਮਨ ਪਾਉਂਦੇ ਸ਼ੈਫ ਨੂੰ ਜਾਂ ਜਿਹੜਾ ਕੰਮ ਜਾਣਦਾ ਕਾਰੀਗਰ ਉਹਨੂੰ ਤੁਸੀਂ ਇੰਡੀਆ ਤੋਂ ਸਪੌਂਸਰ ਕਰਕੇ ਤਾਂ ਇੱਥੇ ਲਿਆਉਣਾ ਹੁੰਦਾ ਇਸ ਮੁਲਕ ਦੇ ਵਿੱਚ। ਹੁਣ ਉਹਨਾਂ 6 ਮਹੀਨਿਆਂ ਦੇ ਦੌਰਾਨ ਉੱਥੇ ਜਦੋਂ ਇਹ ਵੀਜ਼ਾ ਪ੍ਰੋਸੈਸ ਸਿਰੇ ਨਹੀਂ ਚੜ੍ਹਦਾ, ਉਹ ਨਵੇਂ ਸਿਰੋਂ ਅਪਰੂਵਲ ਲੈਣ ਦੇ ਲਈ ਫਿਰ ਰੈਸਟੋਰੈਂਟ ਦੇ ਮਾਲਕ ਨੂੰ ਕਹਿ ਦਿੱਤਾ ਜਾਂਦਾ ਆ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਸਿਰਦਰਦੀ ਆ, ਇਹ ਇਕੱਲਾ ਇੰਡੀਅਨ ਹੀ ਨਹੀਂ, ਇਟਾਲੀਅਨ, ਪੁਰਤਗੀਜ਼ ਜਾਂ ਬਾਕੀ ਜਿਹੜੀਆਂ ਕੌਮਾਂ ਇੱਥੇ ਵਸਦੀਆਂ ਉਹਨਾਂ ਦੇ ਜਿੱਥੇ ਜਿੱਥੇ ਵੀ ਰੈਸਟੋਰੈਂਟ ਜਿੰਨੇ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਲੋਕਲ ਬੰਦਾ ਇਸ ਕੰਮ ਦੇ ਵਿੱਚ ਟ੍ਰੇਨਡ ਕਰਨਾ ਵੈਸੇ ਹੀ ਲਗਭਗ ਨਾਮੁਮਕਿਨ ਲੱਗਦਾ। ਉੱਥੋਂ ਉਹਨਾਂ ਨੂੰ ਮੰਗਵਾਉਣ ਦੇ ਲਈ ਇਮੀਗ੍ਰੇਸ਼ਨ ਦੇ ਕੋਲੋਂ ਇਹ ਡਿਮਾਂਡ ਜ਼ਰੂਰ ਕੀਤੀ ਜਾ ਰਹੀ ਆ ਵੀ ਜਿਹੜੀ ਅਪਰੂਵਲ ਦਾ ਸਮਾਂ ਆ ਉਹ 6 ਮਹੀਨੇ ਦੇ ਟਾਈਮ ਫਰੇਮ ਤੋਂ ਵਧਾ ਕੇ ਉਹਨੂੰ ਘੱਟੋ ਘੱਟ ਸਾਲ ਦਾ ਕਰ ਦਿੱਤਾ ਜਾਵੇ ਤਾਂ ਕਿ ਉੱਥੇ ਵੀਜ਼ਾ ਪ੍ਰੋਸੈਸ ਜਿਹੜਾ ਉਹ ਈਜ਼ੀਲੀ ਉਹਨੇ ਚਰਚ ਹੋ ਸਕੇ ਤੇ ਇੱਥੋਂ ਦਾ ਬਿਜ਼ਨਸ ਜਿਹੜਾ ਉਹ ਪ੍ਰਭਾਵਿਤ ਨਾ ਹੋਵੇ। ਵੈਸੇ ਮੋਟੇ ਤੌਰ ਤੇ ਕਹਿ ਇਹ ਲਿਆ ਜਾਂਦਾ ਵੀ ਰਾਜ ਸੱਤਾ ਦਾ ਆਨੰਦ ਮਾਣ ਰਹੀ ਨੈਸ਼ਨਲ ਪਾਰਟੀ ਛੋਟੇ ਤੋਂ ਮੀਡੀਅਮ ਸਾਈਜ਼ ਜਿਹੜੇ ਬਿਜ਼ਨਸ ਆ ਉਹਨਾਂ ਨੂੰ ਕਹਿੰਦਾ ਲੁੱਕ ਆਫਟਰ ਕਰਦੀ ਆ, ਪਰ ਜਦੋਂ ਇੱਦਾਂ ਦੇ ਮਾਮਲਿਆਂ ਨੂੰ ਦੇਖਦੇ ਹਾਂ ਕਿਉਂਕਿ ਖੁੱਲ੍ਹ ਕੇ ਸਾਹਮਣੇ ਨਹੀਂ ਆਈਆਂ ਗੱਲਾਂ ਇਹ, ਜਿਸ ਕਰਕੇ ਫਿਰ ਇਹ ਪ੍ਰਭਾਵ ਜਿਹੜਾ ਉਹ ਕਿਤੇ ਨਾ ਕਿਤੇ ਉਲਟ ਜਾਂਦਾ ਜ਼ਰੂਰ ਆ। ਅਗਲੇ ਸਾਲ ਇਲੈਕਸ਼ਨ ਆ, ਮੈਨੂੰ ਲੱਗਦਾ ਵੀ ਇਹਨਾਂ ਨੂੰ ਵੀ ਥੋੜ੍ਹਾ ਜਿਹਾ ਫੂਕ ਫੂਕ ਕੇ ਕਦਮ ਰੱਖਣੇ ਪੈਣੇ ਇੱਦਾਂ ਦੇ ਮਾਮਲਿਆਂ 'ਤੇ ਜੀ। ਅਤੇ ਨਿਊਜ਼ੀਲੈਂਡ ਜਿਹੜਾ ਮੁਲਕ ਹੈ ਇਸ 'ਤੇ ਰਾਣੀ ਦਾ ਕਾਫੀ ਦਬਦਬਾ ਹੈ, ਇਸ ਦੇ ਨਾਲ ਸੰਬੰਧਿਤ ਵੀ ਖਬਰ ਹੈ, ਉਸ ਖਬਰ 'ਤੇ ਵਿਚਾਰਨਾ ਪਾਇਓ ਜਰਾ। ਜੀ ਹਰਜੀਤ ਜੀ, ਤੁਸੀਂ ਨੋਟਿਸ ਕੀਤਾ ਹੀ ਹੋਣਾ ਵੀ ਪਿੱਛੇ ਜਦੋਂ ਕਵਾਇਤ ਚੱਲੀ ਸੀ ਕਿ ਜਿਹੜਾ ਸਾਡਾ ਨੈਸ਼ਨਲ ਫਲੈਗ ਆ ਇਹਨੂੰ ਬਦਲਿਆ ਜਾਣਾ ਤੇ ਪੈਸਾ ਤਾਂ ਸੁੱਖ ਨਾਲ ਮਾਣਯੋਗ ਪ੍ਰਧਾਨ ਮੰਤਰੀ ਨੇ ਕਾਫੀ ਖਰਚ ਦਿੱਤਾ, ਲੇਕਿਨ ਲੋਕਾਂ ਨੇ ਜਿਹੜਾ ਉਹ ਇਸ ਨੂੰ ਹੁੰਗਾਰਾ ਨਹੀਂ ਦਿੱਤਾ। ਸੋ ਜਿੱਥੇ ਜਿਹੜਾ ਹੁਣ ਫਲੈਗ ਹੈ ਸਾਡਾ ਜਿਹੜਾ ਪਹਿਲਾਂ ਵੀ ਸੀਗਾ, ਇਹਦੇ ਵਿੱਚ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਬ੍ਰਿਟੇਨ ਦਾ ਫਲੈਗ ਆ ਉਹ ਖਾਸ ਤੌਰ ਤੇ ਨਜ਼ਰ ਆਉਂਦਾ ਉਹਦੇ ਵਿੱਚ, ਇਹਦੇ 'ਚ ਕੋਈ ਸ਼ੱਕ ਨਹੀਂ ਵੀ ਇੱਥੋਂ ਦੀ ਕਾਇਮ ਮੁਕਾਮ ਜਿਹੜੀ ਲੰਬੜਦਾਰੀ ਆ ਉਹ ਮਹਾਰਾਣੀ ਜਿਹੜੀ ਇੰਗਲੈਂਡ ਦੇ ਵਿੱਚ ਬੈਠੀ ਆ ਐਲਿਜ਼ਬੈਥ ਉਹਨਾਂ ਦੇ ਕੋਲ ਹੀ ਆ। ਸੋ 2 ਸਾਲ ਪਹਿਲਾਂ ਜਦੋਂ ਇਹ ਸਰਵੇਖਣ ਹੋਇਆ ਸੀ ਨਾ ਹਰਜੀਤ ਜੀ, ਉਦੋਂ 44% ਲੋਕਾਂ ਨੇ ਕਿਹਾ ਸੀ ਵੀ ਹਾਂ ਚਲੋ ਆਪਾਂ ਨੂੰ ਡੋਮੀਨੀਅਨ ਸਟੇਟ ਦੀ ਬਜਾਏ ਇੰਡੀਪੈਂਡੈਂਟ ਜਾਂ ਰਿਪਬਲਿਕ ਦੇ ਤੌਰ ਤੇ ਨਿਊਜ਼ੀਲੈਂਡ ਨੂੰ ਜਿਹੜਾ ਉਹ ਐਸਟੈਬਲਿਸ਼ ਕਰਨਾ ਚਾਹੀਦਾ, ਤੇ ਹੁਣ ਉਹ ਮਾਮਲਾ ਜਿਹੜਾ ਕਿਉਂਕਿ ਸਮਾਂ ਬਹੁਤ ਤੇਜ਼ੀ ਨਾਲ ਬਦਲਿਆ, ਹੁਣ ਅੱਜ ਸਵੇਰੇ ਜਿਹੜੇ ਰਿਜ਼ਲਟ ਸਾਡੇ ਕੋਲ ਪਹੁੰਚੇ ਆ ਉਹਦੇ ਵਿੱਚ 59% 59% ਲੋਕਾਂ ਨੇ ਨਿਊਜ਼ੀਲੈਂਡ ਰਿਪਬਲਿਕ ਦੇ ਹੱਕ ਵਿੱਚ ਹਾਂ ਦਾ ਨਾਰਾ ਮਾਰਿਆ ਤੇ 34% ਜਿਹੜੇ ਪੁਰਾਣੇ ਥੋੜੇ ਗੋਰੇ ਖਾਸ ਤੌਰ ਤੇ ਸਾਊਥ ਆਈਲੈਂਡ ਦੇ ਉਹਨਾਂ ਨੇ ਕਿਹਾ ਵੀ ਨਹੀਂ ਆਪਾਂ ਰਾਣੀ ਦੇ ਹੱਕ ਹਕੂਕ ਜਿਹੜੇ ਉਹ ਲਗਾਤਾਰ ਇੱਦਾਂ ਹੀ ਬਰਕਰਾਰ ਰੱਖੀਏ ਮੁਲਕ ਦੇ ਉੱਤੇ, ਇਹ ਸਾਡੇ ਨਾਲ ਹੀ ਨਹੀਂ ਆਸਟ੍ਰੇਲੀਆ ਨਾਲ ਵੀ ਇੱਦਾਂ ਹੀ ਆ। ਤੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਤੇ ਇਹ ਜਿਹੜਾ ਸਰਵੇਖਣ ਸੀ ਇਹਦੀ ਅਥੈਂਟਿਸਿਟੀ ਕੋਈ ਬਹੁਤ ਜ਼ਿਆਦਾ ਨਹੀਂ ਮੈਂ ਮੰਨਦਾ, ਹਾਲਾਂਕਿ ਕਿਉਂਕਿ ਸਿਰਫ 1006 ਲੋਕਾਂ ਨੂੰ ਹੀ ਇਸ ਮਾਮਲੇ ਦੇ ਵਿੱਚ ਸਵਾਲ ਪੁੱਛੇ ਗਏ ਸੀ, ਲੇਕਿਨ ਕਿਤੇ ਨਾ ਕਿਤੇ ਸਮਾਂ ਬਦਲ ਰਿਹਾ ਜੀ, ਲੋਕ ਜਿਹੜੇ ਆ ਆਜ਼ਾਦ ਹੋਣਾ ਮੰਗਦੇ ਆ, ਆਪਣੀ ਜਿਹੜੀ ਹੋਣੀ ਆ ਉਹ ਇੱਕ ਐਂਜਡ ਰਿਪਬਲਿਕ ਦੇ ਤੌਰ ਤੇ ਦੇਖਣੀ ਚਾਹੁੰਦੇ ਆ। ਜੀ ਬਿਲਕੁਲ। ਸੋ ਅਗਲੀਆਂ ਖਬਰਾਂ ਦੇ ਵੱਲ ਚੱਲੀਏ ਤੇ ਹੈਵਲੌਕ ਨਾਰਥ ਦੇ ਵਿਚਲਾ ਜਿਹੜਾ ਪਾਣੀ ਹੈ ਕਿ ਉਹ ਪੀਣਯੋਗ ਹੋ ਗਿਆ? ਜੀ ਜੀ ਹਰਜੀਤ ਜੀ, ਇਸ ਹਫਤੇ ਕਾਫੀ ਡੂੰਘੀ ਚਰਚਾ ਚੱਲੀ ਜਿਹਦੇ ਵਿੱਚ ਇਸ ਇਲਾਕੇ ਦੇ ਮੇਅਰ ਨੂੰ ਕਾਫੀ ਨਮੋਸ਼ੀ ਝੱਲਣੀ ਪਈ ਕਿਉਂਕਿ ਬਹੁਤ ਤਿੱਖੇ ਸਵਾਲ ਲੋਕਾਂ ਨੇ ਉਹਨਾਂ ਨੂੰ ਕੀਤੇ। ਜਿਹੜੀ ਤਿਆਰੀ ਖਾਸ ਤੌਰ ਤੇ ਸਿਵਲ ਡਿਫੈਂਸ ਮਹਿਕਮੇ ਦੀ ਆ, ਇਸ ਤਰ੍ਹਾਂ ਦੀ ਕੋਈ ਵੀ ਤਿਆਰੀ ਹੈਵਲੌਕ ਨਾਰਥ ਦੀ ਕੌਂਸਲ ਵੱਲੋਂ ਨਹੀਂ ਸੀ ਕੀਤੀ ਗਈ ਵੀ ਜੇ ਏਦਾਂ ਦੀ ਜੇ ਕੋਈ ਪ੍ਰੋਬਲਮ ਆ ਜਾਵੇ। ਮੈਂ ਇੱਕ ਵਾਰ ਫਿਰ ਯਾਦ ਕਰਾਉਣਾ ਚਾਹਾਂਗਾ ਆਪਣੇ ਸੁਣਨ ਵਾਲਿਆਂ ਨੂੰ, ਗੈਸਟਰੋ ਵਾਇਰਸ ਦੀ ਜਿਹੜੀ ਪ੍ਰੋਬਲਮ ਹੈ ਉਹ ਆਈ ਸੀ ਜੀ, ਜਿਸ ਕਰਕੇ ਪਾਣੀ ਨੂੰ ਗੰਧਲਾ ਕਰਾਰ ਦਿੱਤਾ ਗਿਆ। ਇਹਦੇ ਵਿੱਚ ਵਿਸ਼ੇਸ਼ ਧੰਨਵਾਦ ਅਸੀਂ ਕਰਾਂਗੇ ਆਪਣੇ ਭਾਰਤੀ ਭਾਈਚਾਰੇ ਦਾ, ਪੰਜਾਬੀਆਂ ਦਾ, ਜਿਨ੍ਹਾਂ ਨੇ ਫ੍ਰੀ ਦੇ ਵਿੱਚ ਜਲ ਸੇਵਾ ਕੀਤੀ ਔਰ ਬਹੁਤ ਨਾਮਣਾ ਖੱਟਿਆ ਲੋਕਲ ਕਮਿਊਨਿਟੀ ਦੇ ਵਿੱਚ। ਜਿੱਥੇ ਸਰਕਾਰ ਨੇ, ਕੌਂਸਲ ਨੇ ਉਹਨਾਂ ਦਾ ਧੰਨਵਾਦ ਕੀਤਾ ਜੀ, लेकिन आउंदे समें दे विच थोड़ा एहतियात जिहड़ा उह जरूर वरतना पऊगा तुहानूं रेडियो ते अखबारां दे राहीं सरकार जिहड़ी बहुत शॉर्ट नोटिस उत्ते इस तरह की किसी भी बीमारी के बारे आने वाले समय के चेतावनी जी दे सकती है हल्दी घड़ी पानी जिहड़ा उत्थे दा साफ आ जी सप्लाई लई जी ते थोड़ियां जिहियां जेकर असीं राजनीति दीआं गल्लां कर लईए ते चौथे फ्रंट की गल की जा रही है जी जी ते जिहड़ी नवी होंद दे विच आई पार्टी उधर इसका की चक्कर है ते काफी बयान भी इस बारे आ रहे ने हाँ जी वैसे ज्यादा तो मेरे उस्ताद जी इहदे बारे चानना पाउणगे पन्नू साहब ਉਹ ਲੇਕਿਨ ਪਾਤਰ ਸਾਹਿਬ ਦਾ ਸ਼ੇਰ ਜਿਹੜਾ ਨਾ ਉਹ ਨਜ਼ਰ ਆ ਰਿਹਾ ਥੱਲੇ ਮੈਂ ਦੇਖ ਰਿਹਾ ਸੀ ਪ੍ਰਗਟ ਸਿੰਘ ਹੋਣਾ ਨੇ ਤੇ ਸਿੱਧੂ ਹੋਣੀ ਜਿੱਥੇ ਬੈਂਸ ਭਰਾਵਾਂ ਨੂੰ ਗਲਵੱਕੜੀ 'ਚ ਲੈ ਕੇ ਖੜੇ ਤੇ ਨੀਚੇ ਉਹਨਾਂ ਨੇ ਇਹ ਪਾਤਰ ਸਾਹਿਬ ਦਾ ਸ਼ੇਰ ਲਿਖਿਆ ਹੈ ਕਿ ਮੈਂ ਲੱਭ ਕੇ ਕਿਤੋਂ ਲਿਆਉਣਾ ਕਲਮਾਂ ਤੂੰ ਫੁੱਲਾਂ ਜੋਗੀ ਜ਼ਮੀਰ ਰੱਖੀ ਜਾਈ ਪੱਤਝੜ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ 'ਚ ਯਕੀਨ ਰੱਖੀ ਉਹ ਮੇਰਾ ਇੱਕ ਮਿੱਤਰ ਆ ਜੀ ਉਹਨੇ ਇਹਦੇ 'ਤੇ ਪਰੋਡੀ ਬਣਾ ਕੇ ਭੇਜੀ ਆ ਮੈਨੂੰ ਵਟਸਐਪ 'ਤੇ ਉਹ ਕਹਿੰਦਾ ਵੀ ਜੇ ਮਿਲੀ ਨਹੀਂ ਚੌਧਰ ਤਾਂ ਕੀ ਹੈ ਜੇ ਮਿਲੀ ਨਹੀਂ ਚੌਧਰ ਤਾਂ ਕੀ ਹੈ ਤੂੰ ਅਗਲੇ ਫਰੰਟ 'ਚ ਯਕੀਨ ਰੱਖੀ ਮੈਂ ਲੱਭ ਕੇ ਕਿਤੋਂ ਲਿਆਉਣਾ 117 ਬੰਦੇ ਤੂੰ ਨਵੀਂ ਪਾਰਟੀ ਜੋਗੀ ਜ਼ਮੀਨ ਰੱਖੀ ਇਹ ਚੌਥਾ ਫਰੰਟ ਬਣ ਗਿਆ ਜੀ ਉਧਰੋਂ ਧਰਮਵੀਰ ਗਾਂਧੀ ਸਾਹਿਬ ਤੇ ਉਹਨਾਂ ਦੇ ਨਾਲ ਸਮਾਲ ਸਰ ਹੋਣੀ ਜਾਂ ਮਨਜੀਤ ਸਿੰਘ ਹੋਣੀ ਡਾਕਟਰ ਦਲਜੀਤ ਸਿੰਘ ਹੋਣੀ ਇਹਨਾਂ ਦੀ ਇੱਕ ਵੱਖਰਾ ਜਿਹੜਾ ਫਰੰਟ ਬਣਿਆ ਹੋਇਆ ਉਧਰ ਸੋ ਲੈ ਦੇ ਕੇ ਹਾਲੇ ਕਾਫੀ ਸਮਾਂ ਰਹਿੰਦਾ ਸੀ ਜੀ ਉਸ ਤੋਂ ਪਹਿਲਾਂ ਹੀ ਇਹ ਖਲਾਰਾ ਜਿਹੜਾ ਪੈ ਗਿਆ ਤੇ ਮੈਨੂੰ ਲੱਗਦਾ ਵੀ ਇਹ ਖਲਾਰਾ ਇਕੱਠਾ ਕਰਨਾ ਥੋੜਾ ਮੁਸ਼ਕਲ ਹੋ ਜਾਣਾ ਹਰਜੀਤ ਜੀ ਅੱਜ ਮੈਂ ਜਿਹੜੇ ਕਲਿੱਪ ਦੇਖ ਰਿਹਾ ਸੀ ਮੇਰੇ ਇੱਕ ਮਾਣਯੋਗ ਮਿੱਤਰ ਨੇ ਮੈਨੂੰ ਭੇਜਿਆ ਪੰਜਾਬ ਤੋਂ ਉਹਦੇ ਵਿੱਚ ਵੀ ਭਾਵੇਂ ਮੈਂ ਇਹ ਗੱਲ ਤਸਦੀਕ ਕਰਨੀ ਚਾਹੂੰਗਾ ਵੀ ਛੋਟੇਪੁਰ ਸਾਹਿਬ ਜਿਹੜੇ ਨੇ ਉਹਨਾਂ ਨੇ ਅੱਜ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਆਪਣੇ ਸਮਰਥਕਾਂ ਦੇ ਨਾਲ ਕਿਉਂਕਿ 7 ਜ਼ਿਲ੍ਹਾ ਜ਼ੋਨ ਜਿਹੜੇ ਨੇ ਜਾਂ ਉਹਨਾਂ ਦੇ ਪ੍ਰਧਾਨ ਜਿਹੜੇ ਨੇ ਉਹ ਇਹਨਾਂ ਦੇ ਨਾਲ ਖੜੇ ਆ ਜੀ ਸੋ ਆਪਣੇ ਆਪ ਦੇ ਵਿੱਚ ਪਾਰਟੀ ਜਿਹੜੀ ਆ ਉਹ ਰਸਮੀ ਤੌਰ ਤੇ ਨਾ ਵੀ ਸੀ ਲੇਕਿਨ ਅਨਅਫੀਸ਼ਲੀ ਕਿਤੇ ਨਾ ਕਿਤੇ ਦਫਾੜ ਹੋ ਗਈ ਆ ਵੈਸੇ ਮੈਂ ਧਿਆਨ ਨਾਲ ਦੇਖਿਆ ਵੀ ਜਿਹੜੀ ਛੋਟੇਪੁਰ ਸਾਹਿਬ ਦੀ 50 ਆ ਉਹ ਨੀਲੇ ਰੰਗ ਦੀ ਸੀ ਅੱਛਾ ਜੀ ਠੀਕ ਜੀ ਸੋ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਾਨੂੰ ਸਮਾਂ ਦਿੱਤਾ ਇਸ ਤੋਂ ਇਲਾਵਾ ਕੋਈ ਹੋਰ ਗੱਲਬਾਤ ਜਿਹੜੀ ਰਹਿ ਗਈ ਹੋਵੇ ਕਰਨੀ ਮੈਂ ਬਸ ਇੱਕ ਦੋ ਚੀਜ਼ਾਂ ਹੋਰ ਕਵਰ ਕਰਨੀਆਂ ਚਾਹੂੰਗਾ ਸਾਡੇ ਕਿਉਂਕਿ ਸਮਰ ਇੱਥੇ ਸ਼ੁਰੂ ਹੋਣ ਲੱਗੀ ਆ ਸਮਰ ਦੇ ਕਰਕੇ ਫਿਰ ਜਿਹੜੇ ਸਾਡੇ ਖੇਡ ਮੈਦਾਨ ਨੇ ਉੱਥੇ ਰੌਣਕਾਂ ਲੱਗਣੀਆਂ ਸ਼ੁਰੂ ਹੋ ਜਾਣੀਆਂ ਜਿਸ ਕਰਕੇ ਹੁਣ ਜਿਹੜੇ ਟੂਰਨਾਮੈਂਟਸ ਨੇ ਉਹਨਾਂ ਦੀ ਰੁੱਤ ਸ਼ੁਰੂ ਹੋ ਗਈ ਆ ਇਹਦੇ ਵਿੱਚ ਕਵਾਇਦ ਦੇ ਦੌਰਾਨ 11 ਸਤੰਬਰ ਨੂੰ ਢੀਂਡਸਾ ਪਰਿਵਾਰ ਵੱਲੋਂ ਫੁੱਟਬਾਲ ਟੂਰਨਾਮੈਂਟ ਜਿਹੜਾ ਟੱਕਰਣੀ ਗੁਰੂ ਘਰ ਦੀਆਂ ਖੇਡ ਮੈਦਾਨਾਂ ਦੇ ਵਿੱਚ ਖੇਡਿਆ ਜਾਣਾ ਲਗਭਗ 6 ਟੀਮਾਂ ਉਸ ਵਿੱਚ ਹਿੱਸਾ ਲੈਣਗੀਆਂ ਤੇ ਨਾਲ ਨਾਲ ਜੇ ਅਸੀਂ ਗੱਲ ਕਰੀਏ ਤੇ ਤੁਹਾਨੂੰ ਸਾਰਿਆਂ ਨੂੰ ਯਾਦ ਹੀ ਹੋਣਾ ਕਿ ਜਿੱਥੇ ਅਸੀਂ ਮਾਰਚ ਵਿੱਚ ਘੜੀਆਂ ਜਿਹੜੀਆਂ ਉਹ ਪਿੱਛੇ ਕਰ ਲਈਆਂ ਉੱਥੇ ਹੁਣ 25 ਸਤੰਬਰ ਦੀ ਰਾਤ ਨੂੰ 2 ਵਜੇ ਤੜਕੇ ਇਹ ਘੜੀਆਂ ਜਿਹੜੀਆਂ ਜੀ 1 ਘੰਟਾ ਆਪਾਂ ਅੱਗੇ ਕਰ ਲਈਆਂ ਸਾਰੇ ਸੁਣਨ ਵਾਲਿਆਂ ਨੇ ਸੋ ਸਮਾਂ ਜਿਹੜਾ ਹੈ ਉਹਦੇ ਹਿਸਾਬ ਨਾਲ ਐਡਜਸਟਮੈਂਟ ਹੋ ਜਾਣੀ ਆ ਸੋ ਜ਼ਰੂਰ ਆਪਣਾ ਸਾਰਿਆਂ ਨੇ ਖਿਆਲ ਰੱਖਣਾ ਸਮਾਂ ਚਾਹੇ ਘੜੀ ਅੱਗੇ ਹੋਵੇ ਚਾਹੇ ਘੜੀ ਪਿੱਛੇ ਹੋਵੇ ਸੁਣਦੇ ਰਹਿਣਾ ਆਪਣਾ ਸਹਿਯੋਗ ਇਸੇ ਤਰ੍ਹਾਂ ਦਿੰਦੇ ਰਹਿਣਾ ਆਪਣੇ ਰੇਡੀਓ ਸਪਾਈਸ ਨੂੰ ਧੰਨਵਾਦ ਜੀ ਬਹੁਤ ਸ਼ੁਕਰੀਆ ਸ਼ੁਕਰੀਆ ਸ਼ੁਕਰੀਆ ਸੋ ਸਥਾਨਕ ਖਬਰਾਂ ਦੀ ਅਪਡੇਟ ਪਰਮਿੰਦਰ ਸਿੰਘ ਹੋਰਾਂ ਪਾਸੋਂ ਸਾਨੂੰ ਮਿਲੀ ਅਤੇ ਇਸ ਦੇ ਨਾਲ ਨਾਲ 8 ਵਜੇ ਦੇ ਕਰੀਬ ਅਸੀਂ ਜਤਿੰਦਰ ਬਨੂਹਰਾਂ ਦੇ ਨਾਲ ਸਾਂਝ ਪਾਵਾਂਗੇ ਖਬਰਾਂ ਪੰਜਾਬ ਦੀਆਂ ਅਤੇ ਵਿਸ਼ਵ ਭਰ ਦੀਆਂ ਕਿੱਥੇ ਕਿੱਥੇ ਕਿਹੜੇ ਕਿਹੜੇ ਮੁਲਕ ਦੇ ਵਿੱਚ ਕੀ ਖਾਸ ਵਾਪਰਿਆ ਜੋ ਮੇਨ ਸੁਰਖੀਆਂ ਰਹੀਆਂ ਪਿਛਲੇ ਹਫ਼ਤੇ ਉਹਨਾਂ ਸਾਰੀਆਂ ਖਬਰਾਂ ਦੇ ਆ ਤਬਸਰਾ ਅਤੇ ਇਸ ਤੋਂ ਇਲਾਵਾ ਅਸੀਂ ਥੋੜ੍ਹੀ ਹੀ ਦੇਰ ਤੱਕ ਡਾਕਟਰ ਪਰਮਜੀਤ ਪਰਮਾਰ ਹੋਰਾਂ ਦੇ ਨਾਲ ਵੀ ਸਾਂਝ ਪਾਵਾਂਗੇ ਐਮ ਪੀ ਨੇ ਮਾਊਂਟ ਰਾਸਕਲ ਹਲਕੇ ਤੋਂ ਅਤੇ ਇਹਨਾਂ ਦੇ ਦਫ਼ਤਰ ਦੇ ਬਾਹਰ ਬੀਤੇ ਕੱਲ੍ਹ ਜਿਹੜਾ ਉਹ ਰੋਸ ਪ੍ਰਦਰਸ਼ਨ ਕੀਤਾ ਗਿਆ ਜਿਵੇਂ ਸਥਾਨਕ ਖਬਰਾਂ ਦੇ ਵਿੱਚ ਵੀ ਪਰਮਿੰਦਰ ਸਿੰਘ ਹੋਰਾਂ ਨੇ ਕਵਰ ਕੀਤਾ ਸੋ ਇਸ ਦੇ ਮੁਤਲਕ ਵੀ ਕੁਝ ਸਵਾਲ ਉਹਨਾਂ ਨੂੰ ਕਰਾਂਗੇ ਫਿਲਹਾਲ ਇੱਕ ਗੀਤ ਸੁਣ ਲੈਂਦੇ ਹਾਂ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਬ੍ਰੇਕ ਹੋਵੇਗਾ ਅਤੇ ਉਸ ਬ੍ਰੇਕ ਤੋਂ ਬਾਅਦ ਅਸੀਂ ਡਾਕਟਰ ਪਰਮਾਰ ਹੋਰਾਂ ਦੇ ਨਾਲ ਗੱਲ ਕਰਾਂਗੇ Thank you. बुलबुल बैठी दाना चुगदी छली दा दूर बसेंदे दूर बसेंदे सजना वे आजा जीने लगदा कली दा आजा वे माया आजा वे आजा वे माया आजा वे बन सबर दायड़िया साल महीना चढ़िया टुट गया बन सबर दायड़िया देना की हुण दिल नू माइया देना की हुण दिल नू माइया झूठी वे होर तसली दा दूर बसेंदे दूर बसेंदे सजना वे आजा जीने लगदा कली दा आजा वे माया आजा वे आजा वे माया आजा वे दूर बसेंदे दूर बसेंदे सजना वे आजा जीने लगदा कली दा आजा वे माया आजा वे आजा वे माया आजा वे हाय रब्बा की करा मैं इस किचन विच ता काम करना ही औखा हो गया कॉकरोच मक्खियां ते कीड़ियां ने ता तंग कर मारे ले तू मैनू पहला नहीं दसया हुणे फोन करदा कारपेट शाइन वाले पंजाबी भरा दीप नू जो के टोटल पेस्ट कंट्रोल करदे ने यानी के कॉकरोच मक्खियां ते कीड़ियां तो पक्का छुटकारा नाल ही नाल घर दी कारपेट क्लीनिंग भी करवा लवांगे कारपेट शाइन फोन 0211203751 कारपेट क्लीनिंग केवल $49 तो वधेरे जानकारी लिए तुसी गूगल सर्च इंजन ते टाइप कर सकदे हो www.carpetshine.co.nz सोमवार दी शाम 7 बजे तो लेके 9 बजे तक पेश होंदे ने तुहाडे लई प्रोग्राम सांझ लेके जिस विच पंजाबीयत नाल जुड़े उगे फनकारां अते कलाकारां दे नाल हुंदी आ मुलाकात अते ढेर सारा गीत संगीत जानकारियां सुनदे रहो रेडियो स्पाइस ओ नवे घर दियां मुबारकां वीरे पर की गल मुंह तेरा अजे वी ढिल्ला जिहा लगदा की दसां यार जिहड़े दुख नवे घर शिफ्ट होए आ ओही मॉइस्चर कंडेंसेशन एस्थमा ते एलर्जी दी प्रॉब्लम अजे वी पिछा नहीं छड्डदी मैं तैनूं पहलां वी कहा सी कि तेरियां इन्हां सारियां प्रॉब्लम्स नूं एचआरवी सिस्टम ही दूर करेगा हां यार तेरी भाभी वी पिछले 2 सालां तों इही गल कह रही आ हां बई घर वालियां दी गल वी कदे-कदे मन लैणी चाहीदी आ अपने पंजाबी वीर हरमीक नूं 0210 220 7509 ते एचआरवी सिस्टम दी सही जानकारी अते बेस्ट सोल्यूशन